कोई नहीं तुझसा तारे देना तारे ਸੋਹਣਿਆ ਤੇ ਕਦਮਾਂ ਤੋਂਦਿਆਂ ਵਾਰ ਸੋਹਣਿਆ ਤੇਰੇ ਨਾਲ ਵਸਦੀ ਵਾਰ ਸੋਹਣਿਆ ਤੇਰੇ ਨਾਲ ਵਸਦੀ ਵਾਰ ਸੋਹਣਿਆ ਤੇਰੇ ਨਾਲ ਵਸਦੀ ਤੁਝਸਾ ਕੋਈ ਨਹੀਂ ਦੋ ਦਫਾ ਆਤਾ ਹੈ ਤੁਝਸਾ ਕੋਈ ਨਹੀਂ ਤੁਝਸਾ ਕੋਈ ਨਹੀਂ ਦੂਸਰੀ ਦਫਾ ਹਿੰਮਤ ਕਰਕੇ ਤੁਸੀਂ ਕਹਿ ਲਓ ਤੁਝਸਾ ਕੋਈ ਨਹੀਂ ਤੁਝਸਾ ਕੋਈ ਛਾ ਗਿਆ ਅੱਖ ਦਾ ਇਸ਼ਾਰਾ ਸਾਡੀ ਜ਼ਿੰਦਗੀ ਬਣਾ ਗਿਆ ਤੇਰਾ ਹੀ ਕੋਈ ਨਹੀਂ